ਸਤਨਾਮ ਸ਼੍ਰੀ ਜਗਤ ਜਲੰਧਰ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰ ਉਬਰ ਤਿਤ ਜਗਤ ਜਲੰਧਰ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰ ਉਬਰ ਤਿਤ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਆਵਰ ਨਾ ਸੁਜੈ ਹਾਰ ਬਿਨ ਬਖਸ਼ਣ ਹਾਰ ਮਹਲਾ ਤੀਜਾ ਹੋ ਮੈਂ ਮਾਇਆ ਮੋਹਣੀ ਦੂਜੇ ਲੱਗੇ ਜਾਏ ਨਾ ਇਹ ਮਾਰੀ ਨਾ ਮਰੈ ਨਾ ਇਹ ਹੱਟ ਵਿਕਾਏ ਗੌਰ ਕੈ ਸ਼ਬਦ ਪਰ ਜਲੀਐ ਤਾਇ ਵਿੱਚ ਹੋ ਜਾਏ ਤਾਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੌਰ ਮੁਖ ਪਾਇਆ ਜਾਏ ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ ਤੁਰਹੋ ਹੁਕਮ ਭੁਜ ਨਿਸਾਣ ਪੁੱਤੀ ਪਾਤੀ ਜਾਵਾਈ ਸਕੀ ਅੱਗੋ ਪਿੱਛੋ ਟੋਲ ਡਿੱਠਾ ਅਭਿਮਾਨ ਜਿੱਥੇ ਕੋ ਵੇਖੇ ਤਿੱਥੇ ਮੇਰਾ ਸਤਿਗੁਰੂ ਹਰ ਬਖਸ਼ਿਓ ਸਭ ਜਹਾਨ ਜੇ ਸਤਿਗੁਰ ਨੂੰ ਮਿਲ ਮੰਨੇ ਸੋ ਹਲਤ ਪਲਤ ਸਜੈ ਜੇ ਵੀ ਮੁਖ ਹੋਵੇ ਸੋ ਫਿਰ ਭਰਸਟ ਥਾਨ ਜਾਨ ਨਾਨਕ ਕੈ ਵੱਲ ਹੋਆ ਮੇਰਾ ਸੁਆਮੀ ਹਰ ਸੱਜਣ ਪੁਰਖ ਸੁਜਾਣ ਪਉ ਦੀ ਪਿੱਤ ਦੇਖ ਕੈ ਸਭ ਆਏ ਪਾਏ ਸਤ ਗੁਰ ਕੀ ਪੈਰੀ ਲਾਹਿਓਨ ਸਭ ਨਾ ਕਿਆ ਮਨੋ ਗੁਮਾਨ ਪੌਦੀ ਪਿੱਤ ਦੇਖ ਕੈ ਸਭ ਆਏ ਪਾਏ ਸਤ ਗੁਰ ਕੀ ਪੈਰੀ ਲਾਹਿਓਨ ਸਭ ਨਾ ਕਿਆ ਮਨ ਹੋ ਗੁਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਭਰੈ ਤਿੱਤੈ ਲਹੋ ਉਬਾਰ ਰਾਗ ਬਿਲਾਵਲ ਕੀ ਵਾਰ ਪੌੜੀ ਦਸਵੀਂ ਸਲੋਕਾਂ ਨਾਲ